ਗੁਰਮੁਖ ਹਰ ਸਤ ਹਰ ਸੋ ਗੁਜਾ ਇਹੋ ਵਿਵੇਕ ਜਿਸ ਬੁਝਾਏ ਆਪ ਹਰ ਜਨ ਨਾਨਕ ਕਹੈ ਵਿਚਾਰਾ ਗੁਰਮੁਖ ਹਰ ਸਤ ਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਸੇਖਾ ਚਾਉ ਚੱਕਿਆ ਚਾਉ ਵਾਇਆ ਇਹੋ ਮਾਨ ਇਕਤ ਕਰ ਆਣ ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਰਾਗ ਸੋਰਠ ਦੀ ਵਾਰ ਦੀ ਗਿਆਰਵੀਂ ਪੌੜੀ ਸਲੋਕਾਂ ਨਾਲ।